ਹਾਰ ਦੀਏ ਨੀ ਚੰਨ ਚੜਿਆ ਰਹਿਣ ਦੇ ਆਈ ਨੀ ਚੰਨ ਚੜਿਆ ਰਹਿਣ ਦੇ ਆਈ ਨੀ ਚੰਨ ਚੜਿਆ ਰਹਿਣ ਦੇ ਮੋਰਾਂ ਦੇ ਕੋਲੋਂ ਰੰਗ ਲੈ ਕੇ ਪਰੀਆਂ ਦੇ ਕੋਲੋਂ ਸੰਗ ਲੈ ਕੇ ਝੂਲ ਕੇ ਤੁਰਨ ਦਾ ਪੌਣਾ ਦੇ ਕੋਲੋਂ ਟੰਗ ਲੈ ਕੇ ਸਾਨੂੰ ਸਿਆਣ ਕੇ ਵੀ ਨਾ ਸਿਆਣ ਦੀਏ ਚੰਨ ਚੜਿਆ ਰਹਿਣ ਦੇ ਚੁੰਨੀ ਚ ਲਟੋਨਾ ਹਾਣ ਦੀਏ ਨੀ ਚੰਨ ਚੜਿਆ ਰਹਿਣ ਦੇ ਹਾਏ ਨੀ ਚੰਨ ਚੜਿਆ ਰਹਿਣ ਦੇ ਹਾਏ ਨੀ ਚੰਨ ਚੜਿਆ ਰਹਿਣ ਦੇ ਜਾਵੇ ਕਦੇ ਮੱਲੋ ਜ਼ੋਰੀ ਸੰਗ ਜਾਵੇ ਕਦੇ ਨੀਵੀ ਪਾ ਕੇ ਲੰਘ ਜਾਵੇ ਕਦੇ ਮੱਲੋ ਜ਼ੋਰੀ ਸੰਗ ਜਾਵੇ ਤੂੰ ਨਖਰ ਨਖਰਿਆ ਪੱਟੀਏ ਨੀ ਨਖਰਿਆ ਨਾਲ ਸਭ ਕੁਝ ਮੰਗ ਜਾਵੇ ਹੁਣ ਹੀਰ ਦਾ ਰੁਤਬਾ ਮਾਣ ਦੀਏ ਨੀ ਚੰਨ ਚੜਿਆ ਰਹਿਣ ਦੇ ਚਿਲਕੋ ਨਾ ਹਾਰ ਦੀਏ ਨੀ ਚੰਨ ਚੜਿਆ ਰਹਿਣ ਦੇ ਹਾਏ ਨੀ ਚੰਨ ਚੜਿਆ ਰਹਿਣ ਦੇ ਹਾਏ ਨੀ ਚੰਨ ਚੜਿਆ ਰਹਿਣ ਦੇ ਇਸ਼ਕੇ ਵਿੱਚ ਸਭ ਕੁਝ ਹਰ ਦਿੱਤਾ ਦਿਲ ਤੇਰੇ ਨੇ ਪਿੰਡ ਕਟਾਣੀ ਨੀ ਤੇਰਾ ਨਾਂ ਲਿਖ ਲਿਖ ਕੇ ਭਰ ਦਿੱਤਾ ਸਾਡੀ ਇੱਕ ਇੱਕ ਰਮਜ਼ ਪਛਾਣ ਦੀਏ ਨੀ ਚੰਨ ਚੜਿਆ ਰਹਿਣ ਦੇ ਚੁੰਨੀ ਚ ਲਕੋਨਾ ਹਾਰ ਦੀਏ ਨੀ ਚੰਨ ਚੜਿਆ